ਬੈਨਵੰਤ ਨਾਨਕ ਦਾਸ ਤੇਰਾ ਸਭ ਜੀਵ ਤੇਰੇ ਤੂੰ ਕਰਤਾ ਆਈਐ ਪ੍ਰਭ ਤੇ ਆਈਐ ਮਿਟ ਹੈ ਜਮ ਕੇ ਤ੍ਰਾਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਪ੍ਰਭ ਕੈ ਮਨ ਭਾਈਆ ਬਿਨਵੰਤ ਨਾਨਕ ਦਿਨ ਸੁਰਣੀ ਸਦਾ ਅਗਮ ਅਗੋਚਰ ਉੱਚਾ ਗੁਣ ਬੇਅੰਤ ਕਿਛ ਕਹਿਣ ਨਾ ਜਾਏ ਕੋਈ ਨਾ ਸਕੈ ਪਹੁੰਚਾ ਜੀਵ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤ ਦਾਰ ਵਜਹ ਅਨਹਦ ਵਾਜੇ ਆਪ ਉਪਾਏ ਆਪ ਪ੍ਰਤਿਪਾਲੇ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤ ਦਾਰ ਵਜਹ ਅਨਹਦ ਵਾਹਿਗੁਰੂ।